ਦੀਆਂ ਮੈਂ ਨੂਰ ਤਾਂ ਪਿਆਰ ਵਾਲੀਆਂ ਲਿਆਂ ਗੁਜ਼ਾਰਾ ਕਿਵੇਂ ਰਾਤਾਂ ਕਾਲੀਆਂ ਲੰਘਦੀਆਂ ਮੈਂ ਨੂਰ ਤਾਂ ਪਿਆਰ ਵਾਲੀਆਂ ਤੇਰੇ ਬਾਜੋਂ ਜੀ ਨਹੀਂ ਲੱਗਦਾ ਤੇਰੇ ਬਾਜੋਂ ਜੀ ਨਹੀਂ ਲੱਗਦਾ ਮੈਂ ਤੇ ਮਰ ਗਈਆਂ ਅੱਜ ਸੋਹਣਿਆ ਕਰ ਅੱਜ ਸੋਹਣਿਆ ਅੱਜ ਸੋਹਣਿਆ ਕਰ ਅੱਜ ਸੋਹਣਿਆ ਅੱਜ ਸੋਹਣਿਆ।